ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਲਿਖਿਆਸ ਮੋਹ ਠਗੌਲੀ ਪਾਈਅਨ ਬਿਸਰਿਆ ਗੁਣਤਾਸ। ਪੂਰਬ ਲਿਖਿਆ ਕਮਾਵਣ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਬਿਸਰਿਆ ਗੁਣਤਾਸ। ਮਤ ਜਾਣਹੁੰ ਜਗ ਜੀਵ ਦਾ ਦੂਜੇ ਭਾਏ ਮੋਇ ਆਸ। ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਘਣਾ ਪੁੱਤ ਕਲਤ ਨ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਵੇ ਅੰਦਰ ਉਬੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲ ਜਿਨ ਅੰਤਰ ਨਾਮ ਨਿਵਾਸ। ਮਹੱਲਾ ਤੀਜਾ ਗੁਰਮੁਖ ਮਿਲਹ ਸੁਭਾਇ ਸਤਗੁਰ ਕਾ ਭਾਣਾ ਆਨੰਦਿਨ ਕਰਹਿ ਸੇ ਸੱਚ ਰਹੇ ਸਮਾਇ। ਦੂਜੇ ਭਾਏ ਲਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਵਿਕਾਰ। ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕਹਿ ਸਵਾਰ। ਨਾਨਕ ਪੂਰਬ ਲਿਖਿਆ ਕਮਾਵਣ ਕੋਈ ਨਾ ਮਿਟਣ ਹਾਰ। ਤੁਧ ਆਪੀ ਜਗਤ ਉਪਾਇਕ ਆਪ ਖੇਲ ਰਚਾਇਆ। ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ। ਵਿੱਚ ਹਉ ਮੈਂ ਲੇਖਾ ਮੰਗੀਐ ਫਿਰ ਆਵੇ ਜਾਇਆ। ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। कृपा करे से गुर समझाया। बलहारी गुर आपने सदा सदा कुमाया। वाहे गुरु जी का खालसा, वाहे गुरु जी की फतेह। श्लोक महला तीजा। पूरब लिखिया कमावना, जे करते आप लिखियास। मोह ठगौली पाईन, विसरिया गुणतास। राग सोरठ की वार, पौड़ी तीजी सलोका नाल।